सेवक की अरदास प्यार जप जीवा प्रभु चरण तुम्हारे जप जीवा प्रभु चरण तुम्हारे गुरु प्रसाद शब्द पछाने गुरु प्रसाद शब्द पछाने तू बेअंत ओ बिरला जाने तू बेअंत ओ बिरला जाने तू बेअंत ओ बिरला जाने तू बेअंत ओ बिरला जाने दयाल पुरख मेरे प्रभु दाते दयाल पुरख मेरे प्रभु दाते दयाल पुरख प्रभु दाते दयाल दयाल पुरख मेरे प्रभु दाते मेरे प्रभु दाते दयाल पुरख मेरे प्रभु दाते जिसे जनाबो जिन्हें तुम चाहते जिसे जनाबो जिन्हें तुम चाहते गुरु प्रसाद वो शब्द प्रसाद शब्द पछाने बेअंत ओ बिरला जाने तू बेअंत ओ बिरला जाने तू बेअंत ओ बिरला जाने सदा सदा जाई बलहारी सदा सदा जाई बलहारी जाई बलहारी आ पछाड़े गुरु प्रसाद को शब्द पछाने अकाथ यगोचर जियो

अरदासार कट कट मालिक दिलाका सच्चा परवरदिगार जिन पाई बेदनी सोई करदा बाहर भीतर एको जानो हे गुरु ज्ञान बता Hey. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਕਾਰਯੋਗ ਵੀਰ ਜੀ ਭਾਈ ਸਤਵਿੰਦਰ ਸਿੰਘ ਹਰਵਿੰਦਰ ਸਿੰਘ ਦਿੱਲੀ ਵਾਲੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮੈਂ ਸ਼ਬਦ ਗਾਇਨ ਹੁਣੇ ਕੀਤਾ ਹੈ, ਉਹਨਾਂ ਦੀ ਬਾਣੀ ਸਾਰੀ ਵੈਰਾਗਮਈ ਬਾਣੀ ਔਰ ਸਾਰੀ ਜੀਵਨ ਨੂੰ ਉਪਦੇਸ਼ ਦੇਣ ਵਾਲੀ ਬਾਣੀ। ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਕਸਰ ਅਸੀਂ ਜਦੋਂ ਭੋਗ ਹੁੰਦਾ ਹੈ, ਭੋਗ ਪੈਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਅਖੰਡ ਪਾਠ ਸਾਹਿਬ ਦਾ, ਅਤੇ ਉਦੋਂ ਸੁਣਦੇ ਹਾਂ ਅਸੀਂ ਸਾਰੇ ਉਹ ਸਾਰੇ ਸਲੋਕ ਜਿਹੜੇ ਨੇ ਉਹ ਜੀਵਨ ਨੂੰ ਇੱਕ ਸੇਧ ਹੈ ਔਰ ਅਸਲੀਅਤ ਜੋ ਬੈਰਾਗ ਅਤੇ ਤਿਆਗ ਦੀ ਮੂਰਤ ਨੇ ਬਖਸ਼ਿਸ਼ ਕੀਤੀ ਹੈ। ਸੋ ਸਮਾਂ ਬਹੁਤ ਨਹੀਂ ਹੈ, ਆਓ ਉਹਨਾਂ ਦੇ ਦਰ ਦੇ ਸੇਵਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਾਈ ਸਤਵਿੰਦਰ ਸਿੰਘ ਭਾਈ ਹਰਵਿੰਦਰ ਸਿੰਘ ਜੀ ਆਪ ਜੀ ਨੂੰ ਕੀਰਤਨ ਦੁਆਰਾ ਸ਼ਰਸ਼ਾਰ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।